ਤੇ ਬੱਤੀਆਂ ਜਗਾ ਕੇ ਨੀਲੀ ਕਾਰ ਨਿਕਲੇ That's so beast. ਤੇਰਾ ਨਾਮ ਚਮਕਾਊਗਾ ਮੈਂ ਤਾਂ ਉਦੋਂ ਬੜਾ ਸਮਝਾਉਂਦਾ ਸੀ ਤੂੰ ਹੀ ਕਰਦੀ ਹੁੰਦੀ ਸੀ ਸ਼ੇਮ ਸ਼ੇਮ ਹੈਗੀ Guns up, Deep Jandu. Har paase taur puri hai, paise da katta ni. Keda oh batta belly, saatho jo darda ni. Mitra di khadak pave je, lagde chappa nu taale. Kanti de shishe kaale. Ride through the city with my window pitch black. Munde ne belly baale. Chicken in the front, couple riders in the back. Saturday night. Right now, into the sounds of DJ Dapper. When no one ain't around, I feel it fade. I think too much. I feel it fade. When nobody watching, I feel it fade. I just fade away. I feel it. Looking dapper, dapper, dapper. Who this man? DJ Dapper.

Dance, isn't everybody's blood up? Come on now! ਯਾਦ ਤੇਰੀ ਹਰ ਵੇਲੇ ਪਾਉਂਦੀ ਗੱਲ ਤੈਨੂੰ ਖਿੱਚ ਮੇਰਾ ਰਹਿੰਦਾ ਹੈ ਧਿਆਨ ਸਾਡਾ ਸੈੱਲ ਫੋਨ ਵਿੱਚ ਜਦੋਂ ਅੱਜ ਤੇਰੀ ਗੱਲ ਮੁੱਕ ਹੋ